ਬਾਰਤੇ ਦਾ ਵੋ ਦੂਜਾ ਬਾਰ ਪਾਣੀ ਦਾ ਤੀਜਾ ਵੇਂਦੇ ਜਾਨ ਦੇ ਨਾਲ ਰਲਾਈ ਬਾਹ ਮਰੋੜੀ ਚੂੜੇ ਵਾਲੀ ਹੋ ਬਾਹ ਮਰੋੜੀ ਚੂੜੇ ਵਾਲੀ ਦੂਜੀ ਗੱਲ ਗਿਰਾ ਸੁਣ ਮੀਆਂ ਸਾਹਿਬ ਬਦਨਾ ਵਕਤ ਘੜੇ ਦਾ ਸਾਡੀ ਉਮਰ ਗਈ ਅਜਾਈ ਮਹਿਯਾਰ ਦੀ ਘੜੋਲੀ ਭਰਦੀ ਸੁਣ ਯਾਰ ਦੀ ਘੜੋਲੀ ਭਰਦੀ ਮਹਿਯਾਰ ਦੀ ਘੜੋਲੀ ਭਰਦੀ ਇੱਕ ਲਹਿਕ ਨੂੰ ਮੈਂ ਡਰਦੀ ਸਿਰ 'ਤੇ ਚਾਇਆ